ਸਦੀਓ ਪਾਰ ਸਜਣ ਦਾ ਗਾਣਾ ਕਿਤੇ ਕਾਲਜ ਜ਼ਰੂਰੀ ਜਾਣਾ ਕਿਤੇ ਕਾਲਜ ਜ਼ਰੂਰੀ ਜਾਣਾ ਖੜੇ ਸਿਆਣੇ ਰਾਤ ਸਿੰਦੇ ਖੜੇ ਸਿਆਣੇ ਰਾਤ ਸਿੰਦੇ ਨਦੀਓ ਪਾਰ ਸਜਣ ਦਾ ਗਾਣਾ ਖੜੇ ਸਿਆਣੇ ਰਾਤ ਸਿੰਦੇ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ ਦਿਲ ਲਾ ਲਿਆ ਤੇ ਪਰਵਾਹ ਦੇ ਨਾਲ I shall be calm or voice in the violinist God's my witness it's just the nature of the business only the fittest survive on these blocks we'll be riding hoopties street celeb yachts demonic clocks got us thinking like man so stick the stick up kid that's your sister for the ransom far from handsome more scores than Tony but I'm known to beg the hotties up from Cali to Coney man we the street sweepers we hold heaters stash box full quarter key behind the tweeters many divas have chewed on my pillows if I'm feeling a merry chick you soon to be widowed it's a window of opportunity hell no I ain't leaving soon album 2's coming soon done this to make some room all your done duns can get done quick I'm done with the track done with this shit I'm done quick ਦਿਲ ਲਾ ਲਿਆ ਬੇ ਪਰਵਾਹ ਦੇ ਨਾਲ